ਤੂੰ ਫਰੂਟ ਸੋਹਣੀਏ ਲੱਗੇ ਕਿਸੇ ਪਰੀ ਦਾ ਸਰੂਪ ਸੋਹਣੀਏ ਹੋਟਲ ਸੁਦਾ ਜਾਪੇ ਤੂੰ ਫਰੂਟ ਸੋਹਣੀਏ ਨੀ ਲੱਗੇ ਕਿਸੇ ਪਰੀ ਦਾ ਸਰੂਪ ਸੋਹਣੀਏ ਦੇਖਾਂਗੇ ਹੁਸਨ ਕੀ ਕਾਰੇ ਕਰੂਗਾ ਪਹਿਲੇ ਤੋੜਦੀ ਸ਼ਰਾਬ ਵਾਂਗੂ ਨਿਤਰੀ ਦਾ ਜੇ ਤਿੰਨ ਚਾਰ ਗੱਭਰੂ ਹਲਾਕ ਕੀਤੇ ਨਾ ਫਾਇਦਾ ਕੀ ਪਲਾਜ਼ੋ ਪਾ ਕੇ ਨਿਕਲੀ ਦਾ ਜੇ ਤਿੰਨ ਚਾਰ ਗੱਭਰੂ ਹਲਾਕ ਕੀਤੇ ਨਾ ਫਾਇਦਾ ਕੀ ਪਲਾਜ਼ੋ ਪਾ ਕੇ ਨਿਕਲੀ ਦਾ ਮੁੰਡਿਆਂ ਦੀ ਚੱਲ ਤੇਰਾ ਰੂਪ ਨੀ ਉੱਤੋਂ ਨਰਮ ਜਾ ਰੱਖਦੀ ਸਲੂਕ ਨੀ ਮੁੰਡਿਆਂ ਦੀ ਚੱਲ ਤੇਰਾ ਰੂਪ ਨੀ ਉੱਤੋਂ ਨਰਮ ਜਾ ਰੱਖਦੀ ਸਲੂਕ ਨੀ ਸੂਟਾਂ ਵਾਲੀ ਕੁੜੀ ਐ ਤੂੰ ਇੰਜ ਕਰਦੀ ਨੀ ਤੇਰੇ ਮਾਡਰਨ ਮਰਾਜ਼ਿਆਂ ਨੇ ਖਾ ਲਿਆ ਨਖਰਾ ਤਾਂ ਬਿੱਲੋ ਤੇਰਾ ਪਹਿਲੀ ਚੀਕਦੇ ਨੀ ਮੁੰਡੇ ਪੱਟੇ ਦੇ ਪਲਾਜ਼ੋ ਜ਼ਿਆਦਾ ਪਾ ਲਿਆ ਨਖਰਾਨ ਜਹਿਜ ਤੇਰਾ ਨਿਖਰੀ ਦਾ ਜੇ ਤਿੰਨ ਚਾਰ ਗੱਭਰੂ ਹਲਾਕ ਕੀਤੇ ਨਾ ਫਾਇਦਾ ਕੀ ਪਲਾਜ਼ੋ ਪਾ ਕੇ ਨਿਕਲੀ ਦਾ ਜੇ ਤਿੰਨ ਚਾਰ ਗੱਭਰੂ ਹਲਾਕ ਕੀਤੇ ਨਾ ਫਾਇਦਾ ਕੀ ਪਲਾਜ਼ੋ ਪਾ ਕੇ ਨਿਕਲੀ ਦਾ ਉਹ ਖਿੱਚ ਕੇ ਰੱਖ ਲੈ ਤਰਾ ਵਾਲਿਆ ਰਾਹਾਂ ਵਿੱਚ ਵਿਚਰੀ ਦਾ ਤਿੰਨ ਚਾਰ ਗੱਭਰੂ ਹਲਾਕ ਕੀਤੇ ਨਾ ਫਾਇਦਾ ਕੀ ਪਲਾਜ਼ੋ ਪਾ ਕੇ ਨਿਕਲੀ ਦਾ ਜੇ ਤਿੰਨ ਚਾਰ